cocok na aku kuriyo nienu cak kendi sharma ma ਮੈਂ ਕਿਸ ਗਿਣਤੀ ਵਿੱਚ ਆਵਾਂ ਮੈਂ ਜਿਆ ਵੀ ਮੈਂ ਜਿਆ ਲੱਖ ਹੀ ਰਾਇਸ ਤੂੰ ਮੈਂ ਕਿਸ ਗਿਣਤੀ ਤਖਤ ਹਜ਼ਾਰੀ ਦਾਏ ਮਾਲਿਕ ਤਮੈਂ ਹੀਰ ਸਿਆਲ ਸਦਾਵਾਂ ਬੁੱਲੇ ਸ਼ਾਹ ਰੱਬ ਕੂਕ ਸੁਣੇ ਤਮੈਂ ਚਾਕ ਦੀ ਚਾਕ ਹੋ ਜਾਵਾਂ ਰਾਂਝਾ ਜੋਗੀੜਾ ਬਣਿਆ ਇਹਨੇ ਅਨੋਖਾ ਭੇਸ ਵਟਾਇਆ ਅਹਦੋਂ ਅਹਿਮਦ ਨਾਮ ਦਰਾਇਆ ਨੀ ਮੈਂ ਜਾਣਾ ਜੋਗੀ ਦਰਬਾਰ ਕੋਈ ਕਿਸੇ ਦੇ ਨਾਲ ਕੋਈ ਕਿਸੇ ਦੇ ਨਾਲ ਪਰ ਮੈਂ ਜੋਗੀ ਦੇ ਨਾਲ ਨਾਲ ਮੈਂ ਜੋਗੀ ਦੇ ਨਾਲ ਨਾਲ ਮੈਂ ਜੋਗੀ ਦੇ ਨਾਲ ਨਾਲ ਜੋਗੀ ਮੇਰੇ ਨਾਲ ਨਾਲ ਮੈਂ ਜੋਗੀ ਦੇ ਨਾਲ ਨਾਲ ਜੋਗੀ ਮੇਰੇ ਨਾਲ ਨਾਲ ਮੈਂ ਜੋਗੀ ਦੇ ਨਾਲ ਨਾਲ ਜਦੋਂ ਦੀ ਮੈਂ ਜੋਗੀ ਦੀ ਆਈ ਜੋਗੀ ਮੇਰੇ ਨਾਲ ਨਾਲ ਮੈਂ ਜੋਗੀ ਦੇ ਨਾਲ ਨਾਲ ਮੈਂ ਜੋਗੀ ਦੇ ਨਾਲ ਜੋਗੀ ਨਹੀਂ ਕੋਈ ਰੂਪ ਹੈ ਰੱਬ ਦਾ ਇਸ ਜੋਗੀ ਦਾ ਇਸ ਰੂਪ ਰੱਬ ਦਾ ਇਸ ਜੋਗੀ ਮੇਰਾ ਜੂੜਾ ਕੱਚਿਆ ਇਹ ਜੋਗੀ ਮੇਰੇ ਮਨ ਵਿੱਚ ਵਸਿਆ ਸਜਾ कई कई बार चढ़ी कोठे ਕਈ ਵਾਰ ਚੜੀ ਕੋਠੇ ਤੇ ਤੇ ਮੈਂ ਉਤਰੀ ਕਈ ਕਈ ਵਾਰੀ ਕਈ ਕਈ ਵਾਰ ਚੜੀ ਕੋਠੇ ਤੇ ਤੇ ਮੈਂ ਉਤਰੀ ਕਈ ਕਈ ਵਾਰੀ ਨਾ ਦਿਲ ਚੈਨ ਨਾ ਸਬਰੀ ਅੱਖੀ ਨੂੰ ਨਾ ਭੁੱਲਦੀ ਸੂਰਤ ਪਿਆਰੀ ਨਾ ਦਿਲ ਚੈਨ ਨਾ ਸਬਰੀ ਅੱਖੀ ਨੂੰ ਨਾ ਭੁੱਲਦੀ ਸੂਰਤ ਪਿਆਰੀ ਇਸ਼ਕ ਸਤਾਈ ਤੇ ਮਾਂ ਦੁਹਾਈ ਤੇ ਮੈਂ ਕਰਦੀ ਕਿਰਿਆ ਜ਼ਾਰੀ ਇਸ਼ਕ ਸਤਾਈ ਤੇ ਮਾਂ ਦੁਹਾਈ ਵਟਾ ਕੇ